Bonafide. Bilal Saeed. Let's go. ਦਾ ਨਹੀਂ ਇੱਕ ਪਲ ਵੀ ਆਉਂਦਾ ਨਹੀਂ ਕਰਾ ਹਾਏ ਬਣ ਗਈ ਏ ਤੂੰ ਧੜਕਨ ਇਸ ਦਿਲ ਦੀ ਸੀਨੇ ਚੋ ਤੜਕੇ ਬਾਰ ਬਾਰ ਮੈਨੂੰ ਤੇਰੀਆਂ ਰਹਿਣ ਉਡੀਕਾਂ ਜਿੰਦ ਤੇਰੇ ਨਾਂ ਵੇ ਲਾਈ ਮੈਨੂੰ ਆਕੇ ਬਹੁਤ ਰਵਾਇਆ ਇੱਕ ਤੇਰੀ ਯਾਦ ਇੱਕ ਤੇਰੀ ਯਾਦ ਇੱਕ ਤੇਰੀ ਯਾਦ ਤੇਰੀ ਯਾਦ ਵੇ ਇੱਕ ਤੇਰੀ ਯਾਦ ਇੱਕ ਤੇਰੀ ਯਾਦ this song again why do you make me feel this way tu ki jaane tere waajo raata ki velangiyan jag jag rab kolo man tan mangiyan leke dard seene vich umran nilangiyan ek ek pal lage jive kai sadiyan hun aa ja mere sajna dil denda hai ਇੱਕ ਤੇਰੀ ਯਾਦ ਇੱਕ ਤੇਰੀ ਯਾਦ ਤੇਰੀ ਯਾਦ ਵੇ ਇੱਕ ਤੇਰੀ ਯਾਦ ਇੱਕ ਤੇਰੀ ਯਾਦ ਤੇਰੀ ਯਾਦ ਵੇ ਇੱਕ ਤੇਰੀ ਯਾਦ ਸਦਾਏ ਮੀ ਸਜਣਾ ਹੋਰੇ ਹੋਈ ਜਾਂਦਾ ਮੈਨੂੰ ਕੀ ਸਜਣਾ ਸੁਣੀਆਂ ਨੇ ਰਾਵਾ ਮੈਂ ਤੈਨੂੰ ਹੀ ਬੁਲਾਵਾ ਸੁਣ ਲੈ ਤੂੰ ਮੇਰੇ ਦਿਲ ਦੀ ਸਜਣਾ ਥੱਕਿਆ ਮੈਂ ਯਾਦ ਤੈਨੂੰ ਕਰ ਕਰਕੇ ਹੋ ਕੇ ਤੇਰੇ ਨਾਂ ਵਾਲੇ ਪਰ ਪਰ ਕੇ ਮੰਗਾ ਮੈਂ ਦੁਆਵਾਂ ਮੁੱਕ ਜਾਣੇ ਨਾ ਸਾਵਾਂ ਲੰਘਦਾ ਹਰ ਪਲ ਡਰ ਡਰ ਕੇ ਹੁਣ ਆ ਜਾ ਮੇਰੇ ਸਜਣਾ ਦਿਲ ਦਿੰਦਾ ਏ ਦੁਹਾਈ ਮੈਨੂੰ ਆ ਕੇ ਬਹੁਤ ਰਵਾਇਆ ਮੇਰੇ ਜਦ ਵੀ ਚੇਤੇ ਆਏ ਇੱਕ ਤੇਰੀ ਯਾਦ ਇੱਕ ਤੇਰੀ ਯਾਦ ਇੱਕ ਤੇਰੀ ਯਾਦ ਤੇਰੀ ਯਾਦ ਵੇ ਇੱਕ ਤੇਰੀ ਯਾਦ ਇੱਕ ਤੇਰੀ ਯਾਦ ਇੱਕ ਤੇਰੀ ਯਾਦ ਤੇਰੀ ਯਾਦ ਵੇ ਇੱਕ ਤੇਰੀ